ਅਰਦਾਸ ਤੂੰ ਠਾਕੁਰ ਤੁਮ ਪੈ ਅਰਦਾਸ ਤੂੰ ਠਾਕੁਰ ਤੁਮ ਪੈ ਅਰਦਾਸ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਜੀਓ ਪਿੰਡ ਸਭ ਤੇ ਅਰਦਾਸ ਜਾਨ ਤੁਮਰਾ ਅੰਨ ਤੁਮ ਪੈ ਅਰਦਾਸ ਤੁਮ ਗਾਵੀ ਐ ਸੁਣੀਐ ਮਨ।